ਵਿੱਚੋਂ ਦਰਦਾਂ ਨੂੰ ਬੜ ਸੋਹਣਿਆ ਤੇਰੇ ਬਿਨ ਜਾਣਾ ਏ ਮੈਂ ਮਰ ਸੋਹਣਿਆ ਰੁਕਦੇ ਨੀ ਹੋ ਕੇ ਮੇਰੇ ਆਹ ਰੋਕੇ ਅੱਖਾਂ ਦੇਖ ਕਿਵੇ ਵੇ ਰਹੀਆਂ ਤੜਪ ਤੜਪ ਕੇ ਛੱਡ ਦੂੰ ਮੈਂ ਜੇ ਤੂੰ ਗਿਆ ਛੱਡ ਵੇ ਤੇਰੇ